ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਮੋਹਠ ਗੌਲੀ ਪਾਈਆਨ ਵਿਸਰਿਆ ਗੁਣਤਾਸ ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਮੋਹਠ ਗੌਲੀ ਪਾਈਆਨ ਵਿਸਰਿਆ ਗੁਣਤਾਸ ਮਤ ਜਾਣਹੁ ਜਗ ਜੀਵ ਦਾ ਦੂਜਾ ਪਾਏ ਮੋਇ ਆਸ ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾ ਮਿਲਨੀ ਪਾਸ ਦੁਖ ਲਾਗਾ ਬਹੁ ਅਤ ਘਣਾ ਉਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉੱਭੇ ਸਾਸ ਮਨ ਮੁੱਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇਸਾਸ ਨਾਨਕ ਗੁਰਮੁੱਖਾਂ ਨੂੰ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਫੈਣ ਸੇ ਸੱਜਣਾ ਜੇ ਗੁਰਮੁਖ ਮਿਲੇ ਸੁਭਾਏ ਸਤ ਗੁਰ ਕਾ ਭਾਣਾ ਅਨ ਦਿਨ ਕਰੇ ਸੇ ਸੱਚ ਰਹੇ ਸਮਾਏ ਦੂਜਾ ਪਾਏ ਲੱਗੇ ਸੱਜਣ ਨਾ ਆਖੀਐ जे अभिमान करहि वेकार मन मुख आप स्वार्थी कार्य न सकहे सवार नानक पूरब लिखिया कमावना कोई न मिटन हार पौड़ी तुद आपे जगत उपाय का आपे खेल रचाया त्रै गुण आप सिरजिया माया मोह वधाया विच हम लेखा मंगिया फिर आवा जाया जिना हर आप कृपा करे से गौर समझाया बलिहारी गोरे अपने सदा सदा कुमाया जिना हरे आप कृपा करे से गौर समझाया बलिहारी गौर अपने सदा सदा कुमाया वाहेगुरु जी का खालसा वाहेगुरु जी की फतेह। श्लोक महला तीजा पूरब लिखिया कमावना जे करता है आप लिखिया सो मोह ठगौली पाई अन विसरिया गुणतास राग सोरठ की वार। पौड़ी तीजी श्लोका नाल